ਹੋ ਪਿੰਡੋਂ ਬਾਹਰ 60 ਕਿੱਲੇ ਵੈਲੀ ਜੱਟ ਦੇ ਤੇਰੀ ਮਿੰਨੀ ਬੱਸ ਦਾ ਸੀ ਟਾਈਮ ਚੱਕ ਦੇ ਪਿੰਡੋਂ ਬਾਹਰ 60 ਕਿੱਲੇ ਵੈਲੀ ਜੱਟ ਦੇ ਤੇਰੀ ਮਿੰਨੀ ਬੱਸ ਦਾ ਸੀ ਟਾਈਮ ਚੱਕ ਦੇ ਤੂੰ ਵੀ ਸੀਟ ਸੀ ਸ਼ੀਸ਼ੇ ਵਾਲੀ ਮੱਲਦੀ ਨੀ ਹੁਣ ਕਾਹਤੋਂ ਮੁੱਖ ਮੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਤਣ ਦੀ ਯਾਰੀ ਤੋੜ ਗਈ ਕਮਾਣਾ ਜੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆਰੀ ਜਿੱਤਣ ਦੀ ਯਾਰੀ ਤੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆਰੀ ਜਿੱਤਣ ਦੀ ਯਾਰੀ ਤੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆਰੀ ਜਿੱਤਣ ਦੀ ਯਾਰੀ ਤੋੜ ਗਈ ਬਾਪੂ ਆਖਦਾ ਕਿ ਗੁੜ ਜਾਲੀ ਆ ਗਿਆ ਉਹ ਨੀ ਜਾਣਦਾ ਕਿ ਪਿਆਰ ਤੇਰਾ ਜਾਲੀ ਸੀ ਪਾਣੀ ਵਿੱਚ ਰੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆਰੀ ਜਿੱਤਣ ਦੀ ਯਾਰੀ ਤੋੜ ਗਈ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਪਛਤਾਏਗੀ ਨੀ ਜਦੋਂ ਉਹ ਮੁੱਕਰੇ ਪੱਕੇ ਛੱਡ ਬੈਠੀ ਅੜੀ ਇਹ ਜ਼ੁਬਾਨ ਦੇ ਲਾ ਕੇ ਫੁਕਰੇ ਜੇ ਬੰਦੇ ਨਾਲ ਯਾਰੀਆਂ ਉੱਡੀ ਫਿਰਦੀ ਹੈ ਵਿੱਚ ਅਸਮਾਨ ਦੇ ਪਛਤਾਏਗੀ ਨੀ ਜਦੋਂ ਉਹ ਮੁੱਕਰੇ ਪੱਕੇ ਛੱਡ ਬੈਠੀ ਅੜੀ ਇਹ ਜ਼ੁਬਾਨ ਦੇ ਦੱਸੀ ਲੋਕੇ ਤੋਂ ਲਏ ਸੀ ਮੂੰਹ ਮੰਗ ਕੇ ਲੋਕੇ ਤੋਂ ਲਏ ਸੀ ਮੂੰਹ ਮੰਗ ਕੇ ਤੂੰ ਜਿਹੜੇ ਫਿਰੇ ਛੱਲੇ ਮੋੜਦੀ